ਸਭ ਤੋਲ ਕੇ ਕੰਡਾ ਕੱਤੀ ਦਾ ਸਪੀਕਰਾਂ ਤੇ ਬੋਲ ਕੇ ਸਾਨੂੰ ਉਹਦਾ ਨਹੀਂ ਪਿਆਰ ਨਾਪ ਤੋਲ ਕੇ ਕੰਡਾ ਕੱਤੀ ਦਾ ਸਪੀਕਰਾਂ ਤੇ ਬੋਲ ਕੇ ਲੈ ਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਝ ਨੂੰ ਯਾਰ ਲੁੱਟਦੇ ਨੇ ਮੌਜਾ ਦਿਲ ਖੋਲ ਕੇ ਉਹ ਸ਼ਹਿਰੋਂ ਬੋਤਲਾਂ ਲੈ ਆਇਆ ਗੱਲ ਖੁਸ਼ੀ ਦੀ ਬੜੀ ਉਹ ਸਾਰੀ ਉਮਰ ਰਹੂਗੀ ਯਾਦ ਅੱਜ ਦੀ ਘੜੀ ਯਾਰ ਸਾਰੇ ਹੀ ਮਲੰਗ ਚਲੇ ਛੱਡਨੇ ਕੁਝ ਛੱਡ ਗਈਆਂ ਕਈ ਆਪਾਂ ਛੱਡੀਆਂ ਉਹ ਪੈਰ ਖੱਡਣੇ ਨੇ ਚੜ ਕੇ ਚਵਾਰੇ ਨੀਲੇ ਬਲ ਬਲੈਕ ਚੱਲਦੀ ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਰੇ ਨੀਲੇ ਬਲ ਬਲੈਕ ਚੱਲਦੀ ਹਾਂ ਦੀ ਖੁਸ਼ੀ ਦੇ ਵਿੱਚ ਨਾਰੇ ਨੀਲੇ ਬਲ ਬਲੈਕ ਚੱਲਦੀ ਜੱਚਦੀ ਏ ਬਾਲੀ ਲਾਈ ਗੱਲਾਂ ਤੇ ਗਲਾਲੀ ਬਣੀ ਗੱਲ ਤੋਂ ਕਰਾਉਂ ਕੋਈ ਕਾਰੇ ਨੀਲੇ ਬਲ ਬਲੈਕ ਚੱਲਦੀ ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਰੇ ਨੀਲੇ ਬਲ ਬਲੈਕ ਚੱਲਦੀ ਨੀਲੇ ਬਲ ਬਲੈਕ ਚੱਲਦੀ ਕੜਾ ਦਾਰੂ ਦਾ ਸਪਾਂਸਰ ਕਰਦੇ ਦਿਲਾ ਕੇ ਤਿੰਨ ਪੈਗ ਬੱਲੀਏ ਕਹਿੰਦੇ ਪੰਗੜੇ ਗੱਡੀ ਦੀ ਡਿੱਗੀ ਖੋਲ ਕੇ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਉਹੀ ਕਿਤੇ ਰੋਂਦਾ ਹੋਵੇਗਾ